ਸਤਿਗੁਰੂ ਦੀ ਸਾਜੀ ਨੂੰ ਅਜੀ ਸਾਧ ਸੰਗਤ ਆਪਣੀ ਮਨਬਿਰਤੀ ਇਕਾਗਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ, ਫਿਰ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ। ਇੱਕ ਕੜਾ ਕੁੰਡਲ ਨਿਆਏ ਕਹਿੰਦੇ ਹਨ, ਨਿਆਏ ਸ਼ਾਸਤਰ ਜਿਸ ਨੂੰ ਕਹਿੰਦੇ ਹਨ, ਊਠ ਲਸਟਕਾ ਨਿਆਏ, ਕੜਾ ਕੁੰਡਲ ਨਿਆਏ, ਦੇਹਲੀ ਦੀਪਕ ਨਿਆਏ। ਦੇਹਲੀ ਦੀਪਕ ਨਿਆਏ, ਦਰਵਾਜ਼ੇ ਦੇ ਵਿੱਚ ਦੀਵਾ ਰੱਖ ਦਿਓ, ਅੰਦਰ ਵੀ ਰੌਸ਼ਨੀ ਅਤੇ ਬਾਹਰ ਵੀ ਰੌਸ਼ਨੀ। ਕਿਸ ਤਰ੍ਹਾਂ ਗੁਰਬਾਣੀ 'ਚ ਵੀ ਦੇਹਲੀ ਦੀਪਕ ਨਿਆਏ ਬਣਾਇਆ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਰ ਰਾਖੀ ਮੇਰੀ। ਸਤਿਗੁਰੂ ਦੇ ਨਾਲ ਵੀ ਸਭ ਤੋਂ ਵੱਡਾ ਲੱਗ ਗਿਆ ਅਤੇ ਸਤਿਗੁਰੂ ਨਾਨਕ ਦੇ ਨਾਲ ਵੀ ਸਭ ਤੋਂ ਵੱਡਾ ਲੱਗ ਗਿਆ। ਇਸ ਤਰ੍ਹਾਂ ਊਠ ਲਸਟਕਾ ਨਿਆਏ, ਕਿਸੇ ਦੇ ਨਾਲ ਤੁਸੀਂ ਗੱਲ ਕਰਦੇ ਹੋ, ਉਸ ਦੀ ਗੱਲ ਦੇ ਵਿੱਚੋਂ ਹੀ ਪੁਆਇੰਟ ਲੈ ਕੇ ਉਸ ਨੂੰ ਨਿਰੁੱਤਰ ਕਰ ਦੇਣਾ, ਇਸ ਨੂੰ ਊਠ ਲਸਟਕਾ ਨਿਆਏ ਕਹਿੰਦੇ। ਊਠ 'ਤੇ ਲੱਕੜਾਂ ਲੱਗਦੀਆਂ, ਇੱਕ ਲੱਕੜ ਕੱਢ ਕੇ ਉਹਨੂੰ ਕੁੱਟ ਲੈਣਾ। ਕੜਾ ਕੁੰਡਲ ਨਿਆਏ, ਕੜਾਹੇ ਦੇ ਦੋਨੋਂ ਕੁੰਡੇ ਫੜ ਕੇ ਚੁੱਕ ਲਓ, ਸਾਰਾ ਕੜਾਹਾ ਚੁੱਕ ਹੋ ਜਾਏਗਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਹਿਲਾ ਕੁੰਡਾ ਅਤੇ ਸਤਿਗੁਰੂ ਜਗਜੀਤ ਸਿੰਘ ਦੂਸਰਾ, ਇਸ ਨੂੰ ਚੁੱਕ ਲਓ, ਸਾਰੀਆਂ ਪਾਤਸ਼ਾਹੀਆਂ ਵਿੱਚ ਆ ਗਏ। ਤੁਰਹੋ ਵਿਚਾਰ ਮੈਂ ਸ਼ਬਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ੍ਰੀ ਰਾਗ 'ਚ ਪੜ੍ਹਨਾ ਸ਼ੁਰੂ ਕੀਤਾ ਪੀਲੋ 'ਚ। ਤੋ ਗੁਰਮੁਖੋ, ਗੁਰੂ ਨਾਨਕ ਦੇਵ ਜੀ ਦਾ ਉੱਤੇ ਮਾਰਜ਼ਾਂ ਕੁਛ ਥੋੜ੍ਹੀਆਂ ਕਰਾਂਗਾ। ਸਾਰਾ ਸਿੱਖ ਜਗਤ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਪਿਛਲੇ ਹਫ਼ਤੇ ਮਨਾਏ ਹਨ। ਆਪਣੀ ਜਥਾ ਮਤ ਅਨੁਸਾਰ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਂ ਤੇਤੀ। ਮੈਂ ਵੀ ਵਿਹਲਾ ਬੈਠਾ, ਅਖਬਾਰਾਂ ਇੱਕ ਦੋ ਉਹਨਾਂ 'ਤੇ ਮੱਥਾ ਮਾਰ ਲੈਂਦਾ, ਔਰ ਉਹਦੇ ਵਿੱਚ ਵਿਦਵਾਨ ਪੁਰਸ਼ਾਂ ਦੇ ਲੇਖ ਲਿਖੇ ਹਨ, ਪਰ ਉਹ ਆਪ ਆਪਣੀ ਬੁੱਧ ਹੈ ਜੇਤੀ ਹੈ, ਉਹ ਰੱਸਾਕਸ਼ੀ ਹੈ, ਆਪਣੇ ਵੱਲ ਨੂੰ ਖਿੱਚ ਕੇ ਉਸ ਦਾ ਗੁਰਬਾਣੀ ਦਾ ਅਰਥ ਪੇਸ਼ ਕਰਨਾ। ਇਹ 'ਤੇ ਮਾੜਾ ਜਿਹਾ ਉਦਾਹਰਣ ਦੇਣਾ ਹਾਂ, ਗੁਰ ਕੀ ਬਾਣੀ ਗੁਰ 'ਤੇ ਜਾਤੀ, ਜਿਸਨੇ ਬਣਾਈ ਹੈ ਉਹ ਇਹਦਾ ਅਸਲੀ ਮਤਲਬ ਜਾਣਦਾ, ਜਾਂ ਫਿਰ ਉਹਦੇ ਦੱਸਿਓ ਉਪਦੇਸ਼ ਅਨੁਸਾਰ ਜਿਨ੍ਹਾਂ ਨੇ ਉਸ ਦੀ ਕਮਾਈ ਕੀਤੀ। ਜਿਨ ਹਰ ਧਿਆਇਆ ਸੋ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਹਨੇ ਉਸ ਨਾਮ ਨੂੰ ਧਿਆਇਆ ਉਸ ਤਰੀਕੇ ਨਾਲ, ਉਹ ਉਸੇ ਸਟੇਜ ਦਾ ਮਾਲਕ ਹੋ ਗਿਆ। ਕਿਸ ਤਰ੍ਹਾਂ ਕਬੀਰ ਜੀ ਜੁਲਾਹਿਆਂ ਦੇ ਘਰ ਪਲੇ, ਉਹਨਾਂ ਨੂੰ ਵੀ ਨਾਮ ਦੀ ਦਾਤ ਮਿਲੀ। ਬਹੁਤੇ ਤਾਂ ਇਸ ਤਰ੍ਹਾਂ ਹੀ ਕਹਿੰਦੇ ਹਨ ਕਿ ਉਹ ਰਾਮਾਨੰਦ ਕਿਸੇ ਨੀਚ ਜਾਤੀ ਦੇ ਮੱਥੇ ਨਹੀਂ ਸੀ ਲੱਗਦਾ, ਅਤੇ ਕਬੀਰ ਜੀ ਨੇ ਸਿਮਰਨ ਲੈਣਾ ਸੀ, ਉਸ ਵੇਲੇ ਦਾ ਪੂਰਾ ਸਤਿਗੁਰੂ ਰਾਮਾਨੰਦ ਸੀ ਗੁਰਬਾਣੀ ਅਨੁਸਾਰ। ਕਬੀਰ ਜੀ ਆਪਣੇ ਸਤਿਗੁਰ ਤੋਂ ਜਿਹੜਾ ਨਾਮ ਮਿਲਿਆ, ਉਹ ਕਹਿੰਦੇ ਵੀ ਉੱਥੇ ਭਾਈ ਗੁਰਦਾਸ ਜੀ ਇੱਕ ਇੱਕ ਪੌੜੀ ਦੇ ਵਿੱਚ ਇਤਿਹਾਸ ਵਰਣਨ ਕਰਦੇ ਹਨ। ਅੱਜ ਕੱਲ੍ਹ ਦੇ ਸਰੀਰ ਬਹੁਤੇ ਵਿਦਵਾਨ ਉਹ ਇਹ ਵੀ ਕਹਿੰਦੇ ਹਨ ਕਿ ਜਿਹੜਾ ਦਸਵੀਂ ਵਾਰ ਦੇ ਵਿੱਚ ਸੰਤਾਂ ਭਗਤਾਂ ਦੇ ਪੁਰਾਣਕ ਕਥਾਵਾਂ ਲਿਖੀਆਂ ਹਨ ਉਹਨਾਂ ਨੂੰ ਉਹ ਪਸੰਦ ਨਹੀਂ ਕਰਦੇ। ਮੇਰਾ ਇਹ ਪੁਆਇੰਟ ਨਹੀਂ, ਗੁਰਬਾਣੀ ਵਿੱਚ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਸੰਤ ਰਾਗ 'ਚ ਉਚਾਰਨ ਕਰਦੇ। ਕੀ ਕਹਿੰਦੇ? ਸੁਣ ਸਾਖੀ ਮਨ ਜਪ ਪਿਆਰ, ਸਾਖੀ ਸਾਖਿਆਤ, ਕਹਾਣੀ ਬਨਾਉਟੀ, ਅਫਸਾਨਾ ਫਸਣ ਵਾਲਾ। ਹੁਣ ਬੱਚੇ ਪੜ੍ਹਦੇ ਸਾਡੇ ਜਿਨ੍ਹਾਂ ਸਕੂਲਾਂ 'ਚ, ਉਹਨਾਂ ਨੂੰ ਕਹਿੰਦੇ ਜੀ ਕਹਾਣੀ ਲਿਖ ਕੇ ਲਿਆਓ, ਨਾਟਕ ਲਿਖ ਕੇ ਲਿਆਓ, ਜਿਹਦੇ ਵਿੱਚ ਜ਼ਿਆਦਾ ਝੂਠ ਬੋਲ ਕੇ ਸੱਚ ਬਣਾਇਆ ਹੋਵੇ ਉਸ ਦੇ ਨੰਬਰ ਵੱਧ ਮਿਲਣਗੇ। ਕਲਯੁੱਗ ਦਾ ਇਹ ਇੱਕ ਪ੍ਰਮਾਣ ਹੈ। ਮੇਰਾ ਇਹ ਵਿਸ਼ਾ ਨਹੀਂ, ਉਹ ਹੈ ਬਨਾਉਟੀ ਚੀਜ਼ਾਂ, ਮਨ ਦੇ ਤਰੰਗ, ਜੋ ਕੁਛ ਤੁਸੀਂ ਆ ਫਿਲਮਾਂ 'ਚ ਸਿਨੇਮਿਆਂ 'ਚ ਦੇਖਦੇ ਹੋ। ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ। ਸਤਿਗੁਰੂ ਪ੍ਰਤਾਪ ਸਿੰਘ ਜੀ ਸਿਨੇਮੇ ਦੇ ਇੰਨਾ ਖਿਲਾਫ ਸਨ ਕਿ ਬੈਂਕੋਕ ਦੇ ਵਿੱਚ ਕੋਈ ਟਾਈਮ ਸੀ ਸਤਿਗੁਰੂ ਪ੍ਰਤਾਪ ਸਿੰਘ ਵੇਲੇ ਕੋਈ ਸਿੱਖ ਸਿਨੇਮੇ ਨਹੀਂ ਸੀ ਜਾਂਦਾ। और उसकी सज़ा बड़ी सी। माड़ा जिहा उदाहरण, होले ते जद असीं गए सन 1950 च, एक लड़का नौजवान दिने वो साडे डेरे जिथे सतगुरु जी का डेरा सी, वैरागी जिहा होया आ ते बड़ा मन च दलगीर जिहा, इस तरह वैरागी जिहा तुरिया फिरे। असीं कहा भी बच्चे ये लड़का करीबन साढ़े उस वेले हम उम्र सी, भी कोई गल होगी जां दिमाग च नुक्स हो, पता तां ही लगा जां शाम दे दीवान च उसने मूँह काला किया। जरा ध्यान नाल सुन, असी हुण अपने वल निगाह मारीए, असी खड़े कित्थे आ? साडी गल इदां ही हो सकती है? सतगुरु बालक सिंह जी ने, सतगुरु प्रताप सिंह जी एक प्रमाण देंदे कि भेडां तुरियां जांदियां ते नाल उन्हां दे बच्चे छोटी छोटियां भेडां भी जांदियां। वो पुछदियां छोटियां वड्डी नूं भी भैण, एक परियां दीआं गल गल्लां लोक करदे भी वो कौण हुंदियां? वो कहिंदी चुप कर नी, कोई सरमुना सुण ना लै, साडे ते आ लोकां दी निगाह भी असीं परियां आ। इह साडी हालत है, असीं गल्लीं असीं चंगियां आचारी बुरियां ध्यान ना। मैं गुरु नानक देव सच्चे पातशाह ते अर्ज करनी है, मनो कुसुद्धा कालियां बाहर चिटवियां। फिर कहिंदे रीसां करे तनाड़ियां, ना जागां बड़ी रात हैं, ना पिंडे कभी नात हैं, ना गुरबाणी गात है, ना थिर ध्यान को तरें। पर साडे वर्गा है कोई नहीं, असी नक थले किसे नूं नहीं न्याउंदे। आ हुणे ही तुसी सतगुरु जी दे बचन सुने सी, सतगुरु प्रताप सिंह दा बचन सी। संत लाल सिंह जी कहिंदे भी बुरियाई किसे दी औगण किसे दे कास नूं देखणी, इह तां अपने अंदर ही बहुत आ। किसे दा गुण देखो भई, कोई किन्ना भजन करदा है, किन्ना पाठ करदा, किन्नी बाणी कंठ है। आखो तन सतगुरु राम सिंह, सतगुरु राम सिंह उत्थे रंगून बैठे साडा फिक्र रख रहे हन। हुक्मनामे पढ़ो हुण छपियो आ गए हन, 58 कुछ साहब ते कुछ उन्हां च हुक्म सतगुरां दे पढ़ो, विच किस तरह तगीद आउंदी है गुरबाणी पढ़न दी, अखर पढ़न दी, गुरबाणी कंठ करन दी। इत्थों तक अपने भ्राता नूं लिखदे हन, भाई हरी सिंह तुसीं ये जिक्र नहीं कीता भई किन्ने सिंह बाणी कंठ करन लगे हन। जरा ध्यान ना पढ़ियो हुक्मनामे, किन्ने क सिंह कंठ करन लगे हन, किन्नियां किने किन्नी बाणी कंठ कीती है। हुण असीं कित्थे आ नाम धारीए? असीं किसे नूं नक थले नहीं रखदे। मैं भी नाम धारी, मैं सतगुरु जगजीत सिंह दे दर दा कूकर हाँ। पहरेदार चौंकीदार नूं जिदां वो टंडोरा फेर नूं कह दिंदे, वो मैं अर्ज करदा तो वह बाणी दा तुसीं ये नहीं लिखिया भई किन्नी किन्नी किसे ने कंठ कीती है। हुण सानूं कोई तगीद है जां सानूं कोई टाइम है? हो जी, टाइम ते काम ते जाने, ये काम नहीं मुकणगे। आहर सब करदा फिरे, आहर एक ना होए ते एक जित आहर जा गुदरे बेला बूझे कोई। ध्यान उत्थे ही रखो, ओ सिख ने मूँह काला कीता होया है, नौजवान लड़का दड़ डिगया आके, सतगुरु जी का आसन भी काला हो गया। पुछया सतगुरु जी ने प्यार दें, पुत्र की गल है, काका की गल है? डुस्कदे ने दखे सच्चे पातशाह मैं सिनेमा देख, साड़ी लूई खड़ी हो सकती है, हुण साडे घर सिनेमे बने हुए हैं, जो मर्जी देखी जाइए। सतगुरु जगजीत सिंह जी भी कहिंदे ने, भैणा भरा लड़कियां घर वाला सारा परिवार बैठा देखदे अश्लील सीन, उन्हां वास्ते टाइम है, भजन करन वास्ते टाइम नहीं है, मेरा यह विशा नहीं। तो उत्थे सतगुरु जी हुण असानू खुलियां बागां हन, पर जिस वेले खुलियां बागां जिहड़ा हरिया पशु हुंदा ना, जैसे पस हरियाओ तैसा संसार सब, नानक बंधन काट मिलावो आप प्रभ। उस सतगुरु सहायता करे। तो मैं शब्द लिया गुरु नानक देव सच्चे पातशाह दा उच्चारण कीता है, वो अपने आप नूं एक छोटा जिहा बहुत पेश कर रहे हैं अकाल पुरख दे अगे। मैं इस बरीकी च नहीं जाता, बेशक बाणी च लिखिया ए हुई कि निर्गुण आप सरगुण पी ओही, कला धार जिन सगली मोही। निर्गुण जिस वेले हुंदा है उस वेले वो कोई काम नहीं करता। जैसी धरती उपर मेघला बरसत है, ਕਿਹਾ ਧਰਤੀ ਮੱਧੇ ਪਾਣੀ ਨਹੀਂ, ਇੱਥੇ ਤੁਸੀਂ ਬੈਠੇ ਹੋ ਕਿ ਇੱਥੇ ਪਾਣੀ ਹੈ ਨਹੀਂ, ਬੋਰਹੋਲ ਕਰੋ ਇੱਥੋਂ ਵੀ ਪਾਣੀ ਨਿਕਲੇਗਾ, ਗੁਪਤ ਹੈ ਪਾਣੀ, ਉਹ ਕਾਰਜ ਨਹੀਂ ਸਾਰ ਰਿਹਾ, ਨਾ ਕਿਸੇ ਦੀ ਪਿਆਸ ਬੁਝਾ ਰਿਹਾ, ਨਾ ਕੋਈ ਖੇਤੀਆਂ ਹਰੀਆਂ ਕਰ ਰਿਹਾ। ਉਸ ਪਾਣੀ ਜਿਸ ਵੇਲੇ ਪ੍ਰਗਟ ਹੋ ਜਾਂਦਾ, ਟਿਊਬਵੈੱਲ ਲੱਗ ਜਾਂਦਾ, ਉਸ ਵੇਲੇ ਖੇਤੀਆਂ ਹਰੀਆਂ ਹੋ ਜਾਂਦੀਆਂ, ਸਬਜ਼ੀਆਂ ਅਤੇ ਫਰੂਟ ਬੜਾ ਕੁਛ ਹੋਣ ਲੱਗ ਪੈਂਦਾ। ਅਤੇ ਜਿਸ ਵੇਲੇ ਮੇਘ ਵਰਦਾ ਜਿਉਂ ਧਰਤੀ, ਸੋਭ ਕਰੇ ਜਲ ਵਰਸੇ, ਤਿਉਂ ਸਿੱਖ ਗੁਰਮਿਲ ਵਿਗਸਾਈ। ਧਿਆਨ ਰੱਖਣਾ ਉੱਥੇ ਨਿਰਗੁਣ ਅਤੇ ਇੱਕ ਫਿਰ ਸਰਗੁਣ। ਡੱਬੀ ਦੇ ਵਿੱਚ ਅੱਗ ਹੈ ਸਾਰੀਆਂ ਤੀਲੀਆਂ 'ਚ, ਮਗਰ ਬਾਹਰ ਰਗੜਨਾ ਪਏਗਾ, ਫਿਰ ਉਸ 'ਚੋਂ ਅੱਗ ਪ੍ਰਗਟ ਹੋਏਗੀ। ਫਿਰ ਜੈਸੀ ਚਿਣ ਅੰਗਾਰ ਦੀ, ਵਣ ਖੰਡ ਸਗਲ ਜਲਾਏ, ਤਿਰੰਚਕ ਸਿਮਰਨ ਪ੍ਰਭੂ ਦੇ ਕੋਟ ਪਾਪ ਚਲ ਜਾਏ। ਧਿਆਨ ਉੱਥੇ ਰੱਖਣਾ। ਤੋ ਮੈਂ ਅਰਜ਼ ਕਰ ਰਿਹਾ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਿਰਗੁਣ ਤੋਂ ਸਰਗੁਣ ਹੋ ਕੇ ਆਏ, ਉਹਨਾਂ ਨੇ ਇਸ ਤਰ੍ਹਾਂ ਵੀ ਲਿਖਿਆ ਜਿਸ ਤਰ੍ਹਾਂ ਬਾਣੀ 'ਚ ਆਉਂਦਾ ਹੈ। ਸ਼ੰਕਾਵਾਦੀ ਕਹਿੰਦਾ ਵੀ ਕਿਸ ਨੂੰ ਉਹ ਨਾ ਕਿ ਇੰਨਾ ਰੋ ਕੇ ਯਾਦ ਕਰਦੇ ਸਨ। ਕਹਿੰਦੇ ਹਨ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਸੁਪਨੇ 'ਚ ਆਇਆ ਸੀ ਮੇਰਾ ਉਹ ਪ੍ਰਭੂ ਅਤੇ ਚਲਾ ਗਿਆ। ਆਓ ਸੁਭਾਗੀ ਨੀਂਦੜੀਏ ਮਤ ਸੌ ਦੇਖਾਂ ਸੋਏ, ਨੀਂਦ ਨੂੰ ਬਾਜਾਂ ਮਾਰਦੇ ਹਨ, ਨਹੀਂ ਨੀਂਦ ਆਉਂਦੀ, ਨਹੀਂ ਉਹਨਾਂ ਨੂੰ ਦਰਸ਼ਨ ਹੁੰਦੇ। ਜਿਸ ਤਰ੍ਹਾਂ ਕਿਸੇ ਕਵੀ ਨੇ ਕਿਹਾ ਕਿ ਐ ਚਾਂਦ ਹੁਸਨ ਤੇਰਾ ਹੈਰਤ ਕੀ ਰੂਬਰੂ ਹੈ, ਫਿਦਰਤ ਮੇਂ ਸੀਨਾ ਤੇਰਾ ਮੇਰੇ ਹੀ ਹੂ ਹੂ ਹੈ।